ਸ਼ਿਕਵਾ ਰੱਬਾ ਨਾਲ ਤੇਰੇ ਇਹ ਯਾਰੀਆਂ ਉੱਤੇ ਮਾਰ ਪਈ ਜਦ ਯਾਰ ਹੁੰਦੇ ਸੀ ਪੈਸਾ ਨਹੀਂ ਪੈਸਾ ਆਇਆ ਤੇ ਯਾਰ ਨਹੀਂ ਦਿਲ ਚਾਹੁੰਦਾ ਉਹਨੂੰ ਮਰ ਗਿਆ ਸੀ ਦਿਲ ਚਾਹੁੰਦਾ ਉਹਨੂੰ ਮਰ ਗਿਆ ਸੀ ਉਹ ਕਹਿੰਦੀ ਤੇਰੇ ਕੋਲ ਕਾਰ ਨਹੀਂ ਅੱਜ ਕਾਰਾਂ ਵਾਲੇ ਹੋ ਗਏ ਆ ਪਰ ਮਿਲਿਆ ਉਹਦਾ ਪਿਆਰ ਨਹੀਂ ਪਰ ਮਿਲਿਆ